It's a West Coast Punjab connection. ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ ਮਸਕਾਰਾ ਨੀ, ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ. ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ ਮਸਕਾਰਾ ਨੀ, ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ. ਇੱਕ ਤਿੱਕੇ ਨੱਕ ਵਿੱਚ ਟੋਕਾ ਕਾਲੇ ਰੰਗ ਦਾ, ਟੋਕਾ ਕਾਲੇ ਰੰਗ ਦਾ ਨੀ ਜਾਣ ਮੇਰੀ ਮੰਗਦਾ. ਇੱਕ ਤਿੱਕੇ ਨੱਕ ਵਿੱਚ ਟੋਕਾ ਕਾਲੇ ਰੰਗ ਦਾ, ਟੋਕਾ ਕਾਲੇ ਰੰਗ ਦਾ ਨੀ ਜਾਣ ਮੇਰੀ ਮੰਗਦਾ. ਕੱਲ ਰਾਤੀ ਗੋਲੀ ਚੱਲ ਗਈ ਤੇਰੀ ਅੱਖ ਦਾ ਕਾਰਾ ਨੀ. ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ ਮਸਕਾਰਾ ਨੀ, ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ. ਅੰਬਰਾਂ ਦੇ ਚੰਨ ਤਾਰੇ ਐਵੇਂ ਤਾਂ ਨੀ ਗੇੜੇ ਮਾਰਦਾ ਮੋਹਾਲੀ ਵਾਲਾ ਨਾਰੇ. ਹੁਸਨ ਤੇਰੇ ਅੱਗੇ ਫਿੱਕੇ ਨੇ ਮੈਂ ਕਿਹਾ ਅੰਬਰਾਂ ਦੇ ਚੰਨ ਤਾਰੇ, ਐਵੇਂ ਤਾਂ ਨੀ ਗੇੜੇ ਮਾਰਦਾ ਮੋਹਾਲੀ ਵਾਲਾ ਨਾਰੇ. ਦੱਸ ਕੀ ਮੇਰੇ ਨੀਏ ਨੀ ਫਿੱਟ ਬੱਲੀਏ, ਤੂੰ ਹੁੰਦਲੇ ਦੀ ਬੀਟ ਵਾਂਗੂ ਹਿੱਟ ਬੱਲੀਏ. ਦੱਸ ਕੀ ਮੇਰੇ ਨੀਏ ਨੀ ਫਿੱਟ ਬੱਲੀਏ, ਤੂੰ ਹੁੰਦਲੇ ਦੀ ਬੀਟ ਵਾਂਗੂ ਹਿੱਟ ਬੱਲੀਏ. ਤੇਰਾ ਮੇਰਾ ਏਦਾਂ ਕੋਂਬੀਨੇਸ਼ਨ, ਪੈਗ ਵਿੱਚ ਜਿਵੇਂ ਖਾਰਾ ਨੀ. ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ ਮਸਕਾਰਾ ਨੀ, ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ. ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ. ਕੱਲੀ ਕੱਲੀ ਕੁੜੀ ਟਾਊਨ ਦੀ, ਤੇਰੀਆਂ ਸਿਫਤਾਂ ਕਰਦੀ ਐਵੇਂ ਤਾਂ ਨਹੀਂ ਕੈਲੀ ਵਾਲੀ ਤੇਰੇ ਤੇ ਆ ਮਰਦੀ. ਕੱਲੀ ਕੱਲੀ ਕੁੜੀ ਟਾਊਨ ਦੀ, ਤੇਰੀਆਂ ਸਿਫਤਾਂ ਕਰਦੀ ਐਵੇਂ ਤਾਂ ਨਹੀਂ ਕੈਲੀ ਵਾਲੀ ਤੇਰੇ ਤੇ ਆ ਮਰਦੀ. ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂੰਗੀ, ਤੇਰੇ ਮੇਰੇ ਵਿੱਚ ਆਇਆ